ਸੀਏ ਡੂਡ ਹੈ ਰੂਡ ਪੀ ਡੱਬੇ ਵਾਲਾ ਦੂਧ ਯੋ ਊਦ ਵਿਲਾਵਰ ਊਦ ਬੋਲੇ ਬੰਬ ਬੰਬ ਭਗਤ ਭਗਤ ਭਾਗ ਬੋਲੇ ਭਗਤ ਭਗਤ ਭਗਤ ਭਾਗ ਯੋ ਮੋਟਰ ਵਾਲਾ